दिला दिया मेहरमा क्यों जानिया नी सानू तेरे अके खुशियां दी पांडे खोलती आखिर दे विच अज मैनू ओ कहंदी ओदे पल्ले दौलतां ने तेरे कोल की दिला दिया मेहरमा क्यों जानिया नी सानू तेरे अके खुशियां दी पांडे खोलती आखिर दे विच अज मैनू ओ यारी हंजुआ ना लाई बैठे आ सबे कुछ ता गवाई बैठे आ पाले आसी जीनू असी वांग कलियां सुने है ओ कंडे आ ना नहीं ओ बोल दी दिला दे आ मेहरबान क्यों जानिया नी सानू तेरे अके खुशियां दी पांडे खोलती आखिर दे विच अज मैनू ओ ਕਹਿੰਦੀ ਤੂੰ ਬਹੁਤ ਗਰੀਬ ਹੈ ਮੈਂ ਕਿਹਾ ਤੂੰ ਮੇਰੇ ਦਿਲ ਦੇ ਕਰੀਬ ਪੈਸੇ ਕਰਕੇ ਛੱਡ ਦੇਣਾ ਤੂੰ ਮੈਨੂੰ ਫਿਰ ਮੇਰਾ ਮਾੜਾ ਨਸੀਬ ਹੈ ਮੇਰੇ ਵਰਗਾ ਪਿਆਰ ਨਹੀਂ ਲੱਭਣਾ ਸੱਚਾ ਦਿਲ ਦਾ ਯਾਰ ਨਹੀਂ ਲੱਭਣਾ ਐਸ਼ਾ ਕਰਨ ਵਾਲੇ ਬਹੁਤ ਨਹੀਂ ਮਿਲਣੇ ਸੱਚਾ ਐਤਬਾਰ ਨਹੀਂ ਲੱਭਣਾ ਉੱਚੀ ਉਡਾਰੀ ਜੋ ਉੱਡਣਾ ਚਾਹੁੰਦੇ ਇਸ਼ਕ ਦੀ ਜਿਹੜੇ ਕਦਰ ਨਹੀਂ ਪਾਉਂਦੇ ਸੱਚੇ ਯਾਰ ਨੂੰ ਜੋ ਤੜਫਾਉਂਦੇ ਸਾਈਂ ਮੇਰਾ ਕਹਿੰਦਾ ਉਹ ਪਛਤਾਉਂਦੇ ਜਾ ਇਟਸ ਓਕੇ ਛੱਡ ਦੇ ਮੈਨੂੰ ਇਟਸ ਓਕੇ ਜਾ ਜਿੱਥੇ ਵੀ ਜਾਵੇਂਗੀ ਤੈਨੂੰ ਮਿਲਣੇ ਨੇ ਧੋਖੇ ਭਾਵੇਂ ਹੋ ਗਿਆ ਜੁਦਾ ਸੋਹਣੀਏ ਤੇਥੋਂ ਕੋਈ ਨਾ ਗਿਲਾ ਸੋਹਣੀਏ ਅਲਫਾਜ਼ ਨੂੰ ਤਾਂ ਬਸ ਇੱਕੋ ਦੁੱਖ ਮਾਰਦਾ ਹਾਸੇ ਹਾਸੇ ਵਿੱਚ ਉਹਦੀ ਜਿੰਦ ਰੋਲਤੀ ਦਿਲਾਂ ਦੇ ਆ ਮਿਹਰਮਾ ਕਿਉਂ ਜਾਣਿਆ ਨੀ ਸਾਨੂੰ ਤੇਰੇ ਅੱਗੇ ਖੁਸ਼ੀਆਂ ਦੀ ਪਾਂਡੇ ਖੋਲਤੀ।